ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕੋ ਸਮਰਥ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕੋ ਸਮਰਥ ਸ਼ਾਂਤ ਜਿਉਂ ਜਨ ਹੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਭੁੱਲੀਐ ਲੋਕ ਕਰਤ ਬਿਕਾਰ ਬਿਖੜੀ ਪ੍ਰਭ ਨੇਰ ਹੂ ਤੇ ਨੇਰਿਆ ਦਿਨਵੰਤ ਨਾਨਕ ਦਇਆ ਧਾਰੁ ਕਾਢ ਭਵ ਜਲ ਫੇਰਿਆ ਸਲੋਕ ਨਿਰਤ ਨਾ ਪਵੈ ਅਸੰਖ ਗੁਣ ਉੱਚ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀ ਮਿਲੈ ਨਿਥਾਵੇ ਥਾਉ ਸ਼ਾਂਤ ਦੂਸਰ ਨਾਹੀ ਠਾਉ ਕਾ ਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਇ ਸੋ ਪ੍ਰਭ ਸਦਾ ਆਪਣਾ ਮਨਹ ਚਿੰਦਿਆ ਪਾਈਐ ਤਜ ਮਾਨ ਮੋਹ ਬਿਕਾਰ ਦੂਜਾ ਏਕ ਸਿਉਂ ਲਿਵ ਲਾਈਐ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਰੇ ਮਨ ਤਾਪੋ ਧਿਆਈਐ ਸਭ ਬਿਦ ਜਾ ਕੇ ਹਾਥ ਰਾਮ ਨਾਮ ਧਨ ਸਾਂਚੀਐ नानक निवह साथ शांत साथी अड़ प्रभ एक दूसर नाहे कोए थान थनांतर आप जल थल पूर सोए जल थल मही अलपूर रहे सर्वदाता प्रवतनी गोपाल गोविंद अंत नाही दे अंत गुणता के क्या गनी पज शरण स्वामी सुख है गामी तेस बिना अन नाहे कोए बिनवंत नानक दया तारुहु तेस प्राप्त नाम होए सलोक चित जे चित विया सो मैं पाया नानक नाम ते आए सुख सवाया शांत आव मन छूट गया साधु संग मिले गुरमुख नाम लया ज्योति ज्योत रले हर नाम सिमरत मिटे किल विख बुझी तपत अगानिया जह पूजा लीने दया कीने अपने कर मानिया ले अंक लाए हर मिलाए जन्म मरना दुख जले बिनवंत नानक दया तारी मेल लीने एक पले ले अंक लाए हर मिलाए जन्म मरना दुख जले बिनवंत नानक दया तारी मेल लीने एक पले वाहिगुरु जी का खालसा वाहिगुरु जी की फतेह जैतसरी महला पंजवा घर दूजा शांत एक ओंकार सतगुर प्रसाद सलोक ऊचा अगम अपार प्रभ कथन ना जाए अकथ नानक प्रभ शरणागति राखन को समरथ।